ਛੱਲਾ ਇੰਡੀਆ ਤੋਂ ਆਇਆ ਛੱਲਾ ਇੰਡੀਆ ਤੋਂ ਆਇਆ ਛੱਲਾ ਇੰਡੀਆ ਤੋਂ ਆਇਆ ਇੰਡੀਆ ਤੋਂ ਆਇਆ ਜਿੰਦੜੀ ਨੂੰ ਕੰਮ ਤੇ ਲਾਇਆ ਉਹ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ ਕਰਦਾ ਪੜਾਈਆਂ ਕਿਸੇ ਨਾਲ ਅੱਖੀਆਂ ਲੜਾਈਆਂ ਇਹਨੂੰ ਕੋਈ ਸੋਹਣਾ ਲੱਗਿਆ ਇਸ਼ਕ ਨੇ ਇਹਨੂੰ ਠੱਗਿਆ ਮਜਨੂੰ ਹਜ਼ਾਰ ਕਿਤ ਲੱਗਦੀ ਨਾ ਤੂੰ ਵੀ ਹੁਣ ਨਾ ਮਰੀ ਵੇ ਫਿਕਰਾਂ ਤੂੰ ਛੱਡ ਦੇ ਸਾਰੀਆਂ ਪਲ ਦੋ ਪਲ ਕਰ ਲੈ ਯਾਰੀਆਂ ਗੱਲ ਮੰਨ ਲਾ ਮੇਰੀ ਔਰ ਕਿਤ ਬਾਦਸ਼ਾਹ ਦੇ ਪਿਆਰ ਵਾਲੇ ਨਾ ਚੱਲਾ ਅੱਖੀਆਂ ਸੇਕੇ ਗੋਰੀਆਂ ਮੇਮਾ ਦੇਖੇ ਲੱਭ ਕੇ ਨੈਣਾ ਦੇ ਠੇਕੇ ਜਮ ਰਜ ਰਜ ਗਿਆ ਪਰਦਾ ਪੂਰੀਆਂ ਐਸ਼ਾਂ ਕਰਦਾ A little touch and go with the lady Or till the dawn, baby, get it on, get it right I love you.